ਕਿਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ ਨਗਰੀ ਦਾ ਨੀ ਮਾਏ